ਦੱਸਦੇ ਦੁੱਖ ਤੱਕ ਜਾਂਦੇ ਕਦੋਂ ਗੁਰੂ ਦਾ ਪਿਆਰ ਫਿਰ ਬੋਲੇ ਉੱਠ ਕੇ ਤੂੰ ਨਾਮ ਜਪ ਲੈ ਵੀ ਗੁਰੂ ਘਰ ਦਾ ਸਪੀਕ ਫਿਰ ਬੋਲੇ ਉੱਠ ਕੇ ਤੂੰ ਨਾਮ ਜਪ ਲੈ ਗੁਰੂ ਘਰ ਦਾ ਸਪੀਕ ਫਿਰ ਬੋਲੇ ਖੁਸ਼ੀਆਂ ਨਾ ਜੋੜਦੀ ਬਾਬੇ ਨਾਨਕ ਦੀ ਬਾਣੀ ਦੁੱਖ ਥੋੜੀ ਮਨ ਲਾ ਕੇ ਖੁਸ਼ੀਆਂ ਨਾ ਜੋੜਦੀ ਪੱਗ ਵਾਲੇ ਬਣਦੇ ਜੋ ਬੋਲੇ ਕਦੇ ਖਾਈ ਨਾ ਮਨ ਭੋਜਨਾਂ ਤੋਂ ਕਰਮੇ ਅਕਾਈ ਨਾ।